ਕੱਕਨੀ ਬੱਬ ਧਰਤੀ ਨੂੰ ਲਾਵੇ ਨੀ ਤੂੰ ਜਾਣ ਕੱਢੀ ਜਾਵੇ ਪੱਲੇ ਮੁੰਡਿਆਂ ਤੇ ਛੱਡ ਦੀ ਤੂੰ ਕੱਕਨੀ ਹਾਰ ਗਈ ਜਵਾਨੀ ਸਾਡੀ ਹਾਰ ਗਈ ਜਵਾਨੀ ਤੇਰੀ ਅੱਖੀਆਂ ਦੀ ਮਾਰ ਸਾਨੂੰ ਮਾਰ ਗਈ ਹਾਰ ਗਈ ਜਵਾਨੀ ਸਾਡੀ ਹਾਰ ਗਈ ਜਵਾਨੀ ਤੇਰੀ ਅੱਖੀਆਂ ਦੀ ਮਾਰ ਸਾਨੂੰ ਮਾਰ ਗਈ तेरा लेके बोली सोनी जेही पाई हुण दिल उत्ते चलदा ना जोरनी हार की जवानी साडी हार की जवानी तेरी है।